love it. मित्रां नू चढ़ गई बलिए, काल जे लड़ गई बलिए। मित्रां नू चढ़ गई बलिए, काल जे लड़ गई बलिए। लगता है मारूनी, अच्छा फिर। नेगा जो बिगड़ी है, अली गल दारूनी। नेगा जो बिगड़ी तेरे, अली गल दारूनी। नेगा जो बिगड़ी तेरे। ਜਿਹੜੀ ਤੇ ਜੋਨੀ ਬਾਕਰ ਸਭ ਨੂੰ ਵੇ ਫਿੱਕਾ ਪਾਵੇ ਉਸ ਟੇਕੇ ਰੇਡ ਨਾ ਹੁੰਦੀ ਜਿੱਥੋਂ ਪੈਗ ਪੁਲਿਸ ਮਿਲਾਵੇ ਦੇਖਾਂਗੇ ਕਿਹੜਾ ਪੁਲਸੀਆ ਦੇਖਾਂਗੇ ਕਿਹੜਾ ਪੁਲਸੀਆ ਛਾਪਾ ਹੁਣ ਮਾਰੂਨੀ ਵਨ ਟੂ ਥ੍ਰੀ ਫੋਰ ਸਾਲਿਆ ਬਾਂਟੂ ਦਿਆ ਅੱਗੇ ਕਿਹਨੇ ਕਹਿਣਾ ਨੈਣਾ ਚੋਂ ਆ ਜਾ ਫਿਰ ਨੈਣਾ ਚੋਂ ਵਿਕਦੀ ਏ ਅਲੀਗਲ ਦਾਰੂਨੀ ਨੈਣਾ ਚੋਂ ਵਿਕਦੀ ਤੇਰੇ ਅਲੀਗਲ ਦਾਰੂਨੀ ਨੈਣਾ ਚੋਂ ਵਿਕਦੀ ਤੇਰੇ ਜਦ ਚੜ ਜਾਂਦੀ ਦੇਸੀ ਪੰਜਾਬੀ ਦੇ ਵਿੱਚ ਅੰਗਰੇਜ਼ੀ ਵੜ ਜਾਂਦੀ ਦਫਾ ਕਰ ਚਿਕਨ ਬਰਾਈ ਦਫਾ ਕਰ ਚਿਕਨ ਬਰਾਈ ਪੁਜਿਆ ਕਮਜ਼ਾਰੂ ਨੀ ਜੱਟ ਫੈਨ ਹੋ ਗਏ ਗੈਰੀ ਸੰਧੂ ਦੇ ਗਾਣੇ ਤੇਰੇ ਤੇ ਬੈਨ ਹੋ ਗਏ ਅੱਖ ਤੇਰੀ ਦੀਪ ਸਿਉਂ ਦੇ ਅੱਖ ਤੇਰੀ ਦੀਪ ਸਿਉਂ ਤੇ ਕਹਿਰ ਗੁਜ਼ਾਰੂਨੀ ਬਾਬੂ ਜੀ ਆਖੋ ਸੇ ਬਿਲਾ ਰਹਾ ਹੈ ਗੈਰੀ ਸੰਧੂ ਅੱਲੀ ਗਲਦਾਰੂਨੀ